ਜਾਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਹੋ ਪਾਈ ਜਾ ਅੱਜ ਪਹਿਲਾਂ ਨੀ ਸਾਰਾ ਪਿੰਡ ਰਹਿ ਜੀ ਦੇਖਦਾ ਨੀ ਤੈਨੂੰ ਭਰ ਕੇ ਕਲਾਵੇ ਵਿੱਚ ਲਹਿਲਾਂ ਨੀ ਸਾਰਾ ਪਿੰਡ ਰਹਿ ਜੀ ਦੇਖਦਾ ਤੈਨੂੰ ਭਰ ਕੇ ਕਲਾਵੇ ਵਿੱਚ ਲਹਿਲਾਂ ਹੁਣ ਤਾਂ ਮੇਰੀ ਹੋ ਗਈ ਹੁਣ ਤੱਕ ਤੂੰ ਡਰਦੀ ਹੁਣ ਤਾਂ ਮੇਰੀ ਹੋ ਗਈ